ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ ਤਿਗ ਜੀਵਨ ਤਿਗ ਵੇਸ ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ ਜੇ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ ਜੇ ਆਸਾ ਅੰਦੇਸਾ ਤਜ ਰਹੈ ਗੁਰਮੁਖ ਭਿਖਿਆ ਨਾਉ ਤਿਸਕੇ ਚਰਨ ਪਖਾਲੀ ਹੈ ਨਾਨਕ ਹਉ ਬਲਿਹਾਰ ਜਾਉ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਏ ਪੰਖੇ ਆਵਤ ਜਾਤ ਨਾ ਦਿਸਹੀ ਨਾ ਪਰ ਪੰਖੀ ਤਾਹੇ ਬਹੁਰੰਗੀ ਰਸ ਭੋਗਿਆ ਸ਼ਬਦ ਰਹੈ ਨਿਰਬਾਣ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸਾਣ ਆਪੇ ਧਰਤੀ ਆਪੇ ਹੈ ਰਾਹਕ ਆਪ ਜੰਮ माए पिसावर आप पकावे आप भांडे दे परोसे आपे ही वह खावे आपे जल आपे दे शिंगार आपे चुले परावे आपे संगत सद बहाला आपे विदा करावा जिस नौ किरपाल हुवे हरे आपे तिस नौ हुकम मनावन आपे जल आपे दे शिंगार आपे चुले आपे संगत सद बहाला आपे विदा करावे जिस नौ किरपाल हुवे हरे आपे सनो हुकम मनावे वाहे गुरु जी का खालसा वाहे गुरु जी की फतेह सलोक महला तीजा दरवेसी को जानसी विरला को दरवेस जे कार कार हंडे मंगदा तिग जीवन तिग वेस राग बिहागड़े की वार की पौड़ी छेवीं सलोका नाल